ਸਤਨਾਮ ਸ਼੍ਰੀ ਸਾਖੀ ਮੇਰੀ ਸਿੰਘੀ ਬਾਜ ਲੋਕ ਸੁਣੇ ਪਤ ਝੋਲੀ ਮੰਗਣ ਕਤਾਈ ਭੀਖਿਆ ਨਾਮ ਪੜੇ ਸਬਦ ਸਾਖੀ ਮੇਰੀ ਸਿੰਘੀ ਬਾਜ ਲੋਕ ਸੁਣੇ ਪਤ ਝੋਲੀ ਮੰਗਣ ਕਤਾਈ ਭੀਖਿਆ ਨਾਮ ਪੜੇ ਜਾਗਰ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲੱਗ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਾ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਆਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾ ਕੀਰਤ ਆਖਾਂ ਤਾ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲੇ ਜਨ ਨਾਨਕ ਤੇਨ ਜਮ ਕਿਆ ਕਰੈ ਕਾਗਦ ਲੂਣ ਰਹਿ ਕ੍ਰਿਤ ਸੰਗ ਪਾਣੀ ਕਮਲ ਰਹਿ ਐਸੇ ਭਗਤ ਮਿਲੇ ਜਨ ਨਾਨਕ ਤੇਨ ਜਮ ਕਿਆ ਕਰੈ ਵਾਹਿਗੁਰੂ ਜੀ।